ਬੜਾ ਟਾਈਮ ਸੀ ਕੋ ਲੈ ਡੇਠ ਚਾਹ ਦੇ ਹਾਂ ਆ ਨਹੀਂ ਹੁਣ ਉਹ ਕੀ ਨਹੀਂ ਹੋਣਾ ਹਾਂ ਜਿਹੜਾ ਕਰ ਰਿਹਾ ਆ ਦੇਖੀ ਇਹਨੂੰ ਵਟਸਐਪ ਦਾ ਨਾ ਲਾਸਟ ਸੀਨ ਨਹੀਂ ਸ਼ੋ ਹੋ ਰਿਹਾ ਆਹ ਸੀਨ ਛੱਡ ਆਹ ਦੇਖ ਉਹ ਤੁਹਾਨੂੰ ਕੀ ਪਤਾ ਮਾੜੇ ਆਸ਼ਕਾਂ ਨੂੰ ਅੱਛਾ ਡੇਢ ਸਾਲ ਹੋ ਗਿਆ ਤੈਥੋਂ ਪੱਤਾ ਤੱਕ ਤਾਂ ਹਿੱਲਿਆ ਨਹੀਂ ਮੇਰਾ ਸੱਚਾ ਪਿਆਰਾ ਗੱਲ ਤਾਂ ਹੋ ਹੀ ਲੈ ਫਿਰ ਲੱਗੀ ਸ਼ਰਤ ਲੱਗੀ ਸ਼ਰਤ ਜੇ ਆਹ ਗੱਲ ਬਣ ਗਈ ਨਾ ਹਾਂ ਤਾਂ ਪਾਰਟੀ ਹਾਂ ਡੀਜੇ ਵਾਲੀ ਖੇਤ 'ਚ ਤੇਰਾ ਬਾਈ ਦੀਪ ਮਾਨ ਦੇਊਗਾ ਹੈ ਮੈਂ ਕਿਉਂ ਉਹ ਕੁਝ ਨਹੀਂ ਹੁੰਦਾ ਬਾਈ ਮੈਨੂੰ ਤਾਂ ਘਰੇ ਗਾਣਾ ਪੈਣਗੇ ਪਤਾ ਹੋ ਜੂ ਹੌਲੀ ਹੌਲੀ ਹੋਲੀ ਹੋਲੀ ਹਾਸੀ ਮੁੰਡਾ ਸੰਗਦਾ ਤੇ ਬੋਕੀ ਖੰਘ ਖੰਘਦਾ ਰੇ ਹਾਸੀ ਮੁੰਡਾ ਸੰਗਦਾ ਡੇਢ ਸਾਲ ਤੋਰੇ ਹਾਸੀ ਮੁੰਡਾ ਸੰਗਦਾ ਤੇ ਬੋਕੀ ਖੰਘ ਖੰਘਦਾ ਰੇ ਹਾਸੀ ਮੁੰਡਾ ਸੰਗਦਾ ਬੜੀ ਮਿਹਰਬਾਨੀ ਮੈਂਡਨੀ ਤੂੰ ਕੀਤਾ ਰੁਕੀ ਮੈਂ ਜਦੋਂ ਬਾਂ ਫੜ ਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀ ਹਾਂ ਕਰਕੇ ਬੜੀ ਦੇ ਵੱਜਦਾ ਨੀ ਆਈ ਵਾਲੇ ਖੇਤ ਵਿੱਚ ਹੋਈ ਤੇਰੀ ਗਾਂ ਕਰਕੇ ਤੇਈ ਜਾਂਦੇ ਨੇ ਬੁਢਾਈ ਆ ਰਿਹਾ ਕਿ ਤੂੰ ਡੀਸੀ ਵਾਲਾ ਵੇਰ ਲਾ ਰਿਹਾ ਉਹ ਗੱਲ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ ਸੀ ਸਾਰਿਆਂ ਨੇ ਜ਼ੋਰ ਲਾ ਲਿਆ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ ਸੀ ਸਾਰਿਆਂ ਨੇ ਦੌੜ ਲਾ ਲਿਆ ਖੁਸ਼ੀ ਗਈ ਨਾ ਸਹਾਰੀ ਮੈਂ ਤੋਂ ਸੌਰੀ ਮੈਂ ਪੀ ਲਈ ਸੀ ਤਾਂ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਤ ਵਿੱਚ ਹੋਈ ਤੇਰੀ ਹਾਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਤ ਵਿੱਚ ਹੋਈ ਤੇਰੀ ਹਾਂ ਕਰਕੇ ਕਰਾ ਨਹੀਂ ਹੋ ਸਕਦਾ ਤੂੰ ਹਾਂ ਸਿਰੇ ਦੀਰ ਖਾਨ ਤੋਂ ਜਿਹੜੀ ਲਾਈ ਸੀ ਸ਼ਰਤ ਤੈਨੂੰ ਪਾਉਣ ਦੀ ਮੈਂ ਜਿੱਤ ਲਈਏ ਦੀਪ ਮਾਨ ਤੋਂ ਮੈਨੂੰ ਕਹਿੰਦਾ ਸੀ ਕਰਾ ਨਹੀਂ ਹੋ ਸਕਦਾ ਤੂੰ ਹਾਂ ਸਿਰੇ ਦੀਰ ਖਾਨ ਤੋਂ ਨੀ ਜੋੜੇ ਹੋਰ ਵੀ ਸੀ ਤੇਰੇ ਉੱਤੇ ਸੁੱਟਦੇ ਮੇਰਾ ਕਿਤੇ ਪਿਛਾ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀ ਹਾਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀ ਹਾਂ ਕਰਕੇ ਚੱਲੀ ਜਾਂਦੇ ਨੇ ਰਿਪੀਟ ਉੱਤੇ ਗਾਣੇ ਨੀ ਟੈਪੀ ਵਾਲੇ ਬਿੱਲੇ ਯਾਰ ਦੇ ਉਹ ਮੱਤ ਅਮਨੇ ਤੇ ਨਿਰਮਲ ਹੋਰੀ ਨੀ ਸੁਣ ਲਲਕਾਰ ਚੱਲੀ ਜਾਂਦੇ ਨੇ ਰਿਪੀਟ ਉੱਤੇ ਗਾਣੇ ਨੀ ਟੈਪੀ ਵਾਲੇ ਬਿੱਲੇ ਯਾਰ ਦੇ ਉਹ ਮੱਤ ਅਮਨੇ ਤੇ ਨਿਰਮਲ ਹੋਰੀ ਨੀ ਸੁਣ ਲਲਕਾਰ ਮਾਰਦੇ ਤੇਰੇ ਹੌਸਲੇ ਮੈਂ ਸ਼ੇਰੋ ਪਿੰਡ ਘੁੰਮਦਾ ਨੀ ਮੁੱਛ ਨੂੰ ਤਾਂ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀ ਹਾਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀ ਹਾਂ ਕਰਕੇ